ਨੂੰ ਰਹਿਣ ਦੇ, ਅੱਖੀਆਂ ਦੇ ਕੋਲ ਕੋਲ, ਅੱਖੀਆਂ ਨੂੰ ਰਹਿਣ ਦੇ, ਅੱਖੀਆਂ ਦੇ ਕੋਲ ਕੋਲ। ਆ ਜਾ ਨੀ ਆ ਜਾ ਸੋਹਣੀ, ਆ ਜਾ ਮੇਰੇ ਦਿਲ ਦੇ ਕੋਲ, ਆ ਜਾ ਨੀ ਆ ਜਾ ਸੋਹਣੀ, ਆ ਜਾ ਮੇਰੇ ਦਿਲ ਦੇ ਕੋਲ। ਹਾਏ ਨੀ ਹਾਏ ਨਖਰਾ ਤੇਰਾ ਨੀ, ਹਾਏ ਰੇ ਤੇਲ ਗੱਭਰੂ ਨੂੰ ਮਾਰੇ, ਹਾਏ ਨੀ ਮੁੰਡੇ ਪਾਗਲ ਹੋ ਗਏ ਨੇ, ਤੇਰੇ ਗਿਣ ਗਿਣ ਲੱਕ ਦੇ ਹੁਲਾਰੇ। ਹਾਏ ਨੀ ਹਾਏ ਨਖਰਾ ਮੇਰਾ ਨੀ, ਹਾਏ ਰੇ ਤੇਲ ਗੱਭਰੂ ਨੂੰ ਮਾਰੇ, ਹਾਏ ਨੀ ਮੁੰਡੇ ਪਾਗਲ ਹੋ ਗਏ ਓਏ, ਤੇਰੇ ਗਿਣ ਗਿਣ ਲੱਕ ਦੇ ਹੁਲਾਰੇ। ਤੇਰੇ ਨਾਮ ਦਾ ਆਇਆ ਵੇ, ਮੇਰੇ ਪਿੱਛੇ ਦੁਨੀਆਦਾਰੀ ਛੱਡ ਤੂੰ ਆਇਆ ਵੇ। ਗੁਰੂ ਦੇ ਹੈ ਦਿਲ ਤੇ ਦਿਮਾਗ ਉੱਤੇ ਛਾ ਗਈ, ਬਿਊਟੀਫੁੱਲ ਹੋ ਜੂ ਜੇ ਤੂੰ ਜ਼ਿੰਦਗੀ ਚ ਆ ਗਈ। ਗੁਰੂ ਦੇ ਹੈ ਦਿਲ ਤੇ ਦਿਮਾਗ ਉੱਤੇ ਛਾ ਗਈ, ਬਿਊਟੀਫੁੱਲ ਹੋ ਜੂ ਜੇ ਤੂੰ ਜ਼ਿੰਦਗੀ ਚ ਆ ਗਈ। ਮੇਰੇ ਪਿੱਛੇ ਦੁਨੀਆਦਾਰੀ ਛੱਡ ਤੂੰ ਆਇਆ ਵੇ। ਉਹ ਸੁਣ ਮੇਰੀ ਰਾਨੀ ਰਾਨੀ, ਬਨ ਮੇਰੀ ਰਾਨੀ ਰਾਨੀ, ਦਿਲ ਦੀ ਹੈ ਜਾਗੀਰ ਤੇਰਾ ਮੈਂ ਨਾਂ ਲਿਖਵਾ ਦੂੰਗਾ, ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਿਲ ਦਵਾ ਦੂੰਗਾ। ਕਹਿਰ ਕਮਾਉਂਦਾ ਆ, ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ, ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ, ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ। ਰਾਤਾਂ ਨੂੰ ਉੱਠ ਉੱਠ ਕੇ ਸੋਚਾਂ ਬਾਰੇ ਤੇਰੇ ਵੇ। ਸੁਣ ਮੇਰੀ ਰਾਨੀ ਰਾਨੀ, ਬਨ ਮੇਰੀ ਰਾਨੀ ਰਾਨੀ, ਹਾਂ ਕਰ ਦੇ ਤੂੰ ਮੈਨੂੰ, ਮੈਂ ਦੁਨੀਆ ਨੂੰ ਹਿਲਾ ਦੂੰਗਾ। ਤੇਰੇ ਬਿਨ ਨਹੀਂ ਮੈਂ ਜੀਣਾ, ਮੈਂ ਹੀ ਜਾਣਾ। ਬੇਬੀ ਉਹ ਦੋਵਾਂ ਕਿੰਨੀ ਸੋਹਣੀ ਲੱਗਦੀ, ਸੋਹ ਹੈ ਰੱਬ ਦੀ, ਯੂ ਹਾਰਡ ਦੈਨ ਦ ਸਨ। ਤੇਰੇ ਬਿਨ ਨਹੀਂ ਮੈਂ ਜੀਣਾ, ਮਰ ਹੀ ਜਾਣਾ। ਬਨ ਜਾ ਤੂੰ ਮੇਰੀ ਰਾਨੀ, ਕਿੰਨੀ ਸੋਹਣੀ ਲੱਗਦੀ, ਸੋਹ ਹੈ ਰੱਬ ਦੀ, ਬਨ ਮੇਰੀ ਮਹਿਬੂਬਾ, ਤੇਰੇ ਬਿਨ ਨਹੀਂ ਮੈਂ ਜੀਣਾ, ਮਰ ਹੀ ਜਾਣਾ। ਬਨ ਜਾ ਤੂੰ ਮੇਰਾ ਜਾਨੀ, ਹਾਂ ਮੈਂ ਸੋਹਣੀ ਲੱਗਦੀ, ਸੋਹ ਹੈ ਰੱਬ ਦੀ, ਤੈਨੂੰ ਮਹਿਲ ਦਵਾ ਦੂੰਗਾ।